सारू लोग कहते जी मौलाना आप ऐसी बातें क्यों करते हैं, आप ऐसी बातें क्यों करते हैं। मैं आखिर जनाब दुआ लगती इस गल होते, दुआ लगती इस गल होते। हजरत कतादा की आख से तो बार आ गई ना, तो हजूर की बारगाह च आ गया, तो हजूर ने वक्त तो वापस लगाई। मेरे आका ने फिर दुआ की मंगी, हजूर ने दुआ फरमाई, अल्लाहुम्मा के कतादा था कमा वका वजह नबी जे का आसब आसन आए नहे वा हद्दा हुमा। हजूर के फरमाया, हजूर दुआ मंगी, या अल्लाह तल्हा बिन तल्हा हजरत कतादा ने आख तेरे नबी वास्ते कुर्बान की थी, हुण दोवें अखां विच इहनू सोहणा बणावी, इहनू ज्यादा तेज नजर देवी। ਇਹ ਤੇ ਇੱਕ ਅੱਖ ਦੇ ਬਦਲੇ ਹਜ਼ੂਰ ਇਤਨੀ ਵੱਡੀ ਦੁਆ ਦੇ ਰਹੇ ਨੇ। ਅਸੀਂ ਅਗਰ ਹਜ਼ੂਰ ਦੀ ਨਾਮੂਸ ਵਾਸਤੇ ਜਾਨ ਲੁਟਾਉਣ ਨੂੰ ਫਿਰੀਏ, ਹਾਂਜੀ ਹੱਥਕੜੀਆਂ ਲਵਾ ਕੇ ਜੇਲ੍ਹ ਲੰਜਾਈਏ, ਕਿਆ ਹਜ਼ੂਰ ਸਾਡੇ ਤੇ ਖੁਸ਼ ਨਹੀਂ ਹੋਣੇ? ਹਾਂਜੀ ਹਜ਼ੂਰ ਸਾਡੇ ਤੇ ਖੁਸ਼ ਨਹੀਂ ਹੋਣੇ। ਕਿਆਮਤ ਵਾਲੇ ਦਿਨ ਸਾਨੂੰ ਹਜ਼ੂਰ ਨੇ ਰੋਕ ਲੈਣਾ ਵੀ ਤੂੰ ਮੇਰੀ ਨਾਮੂਸ ਦਾ ਨਾਰਾ ਕਿਉਂ ਲਾਇਆ ਸੀ। ਇਹ ਵੀ ਯਾਰ ਕੋਈ ਸੋਚਣ ਵਾਲੀਆਂ ਗੱਲਾਂ, ਲੋਕ ਸੋਚਿਆ ਹੀ ਕੋਈ ਨਹੀਂ ਉੱਠ ਕੇ ਜਨਾਬ ਜੀ ਮਲ ਵੀ ਕਿਆ ਚਾਹਤੇ ਹੈ, ਮਲ ਵੀ ਕਿਆ ਕਰਨਾ ਚਾਹਤੇ ਹੈ। ਮੈਂ ਕਿਹਾ 126 ਦਿਨ ਦੇ ਧਰਨੇ ਕਿਸੇ ਨੂੰ ਨਹੀਂ ਸਮਝ ਆਈ, ਹਾਂਜੀ 126 ਦਿਨ ਜਿਹੜਾ ਕੁਝ ਉੱਥੇ ਹੁੰਦਾ ਰਿਹਾ, ਅਸੀਂ ਤਾਂ ਕਦੀ ਪਿਆਰ ਨਹੀਂ ਕੀਤਾ। ਹਾਂਜੀ ਅਸੀਂ ਪਿਆਰ ਨਹੀਂ ਕੀਤਾ ਜਿਹੜੇ ਉੱਥੇ ਜਨਾਬ ਬੇਗਰਤੀਆਂ ਹੁੰਦੀਆਂ ਰਹੀਆਂ। ਹਾਂਜੀ ਤੇ ਮੁੜ ਕੇ ਸਾਨੂੰ ਕਹਿੰਦੇ ਜੀ ਮੌਲਵੀ ਕਿਆ ਚਾਹਤੇ ਹੈ,